और चाहे चंगा कहे और चाहे बुरा कोई, चाहे बकरा कहे और चाहे छुरा कोई, चाहे चंगा कहे और चाहे बुरा कोई, चाहे बकरा कहे और चाहे छुरा कोई। सोफी बड़े सावन तक पीती टिकले सियां, क्योंकि बंदे भी अपा बंदे भी, अपा बंदे भी देसियां ते पिंदे भी देसियां, बंदे भी देसियां और पिंदे भी देसियां, बंदे भी देसियां और पिंदे भी देसियां। विच परदेसां खिच ले आया ओए जट नूं दाना चले आया जट नूं दाना पानी, इत्थे वी आपां कट्टी कर ली तगी वाली टाणी। लोई वलाईती छड के उत्ते लैने खेसियां, बंदे वी ओए आपां बंदे वी, बंदे वी देसियां ते पिंदे वी देसियां, बंदे वी देसियां ते पिंदे वी देसियां, बंदे वी देसियां भाई पिंदे वी देसियां। ਘਰੇ ਸ਼ੌਕ ਨਾਲ ਦੋ ਇੰਪੋਰਟਡ ਕਰ, ਸਾਈਕਲ ਉੱਤੇ ਚੜ ਕੇ ਅੱਜ ਵੀ ਸ਼ਾਮ ਨੂੰ ਗੇੜਾ ਮਾਰਾਂ। ਚਾਹੇ ਡੱਬ ਚ ਪਿਸਟਲ ਸਾਡੇ, ਚਾਹੇ ਡੱਬ ਚ ਪਿਸਟਲ ਹੱਥ ਵਿੱਚ ਡਾਂਗ ਫੜੇ ਸੀਆਂ, ਬੰਦੇ ਵੀ ਕਿਉਂਕਿ ਬੰਦੇ ਵੀ ਆਪਾਂ ਬੰਦੇ ਵੀ ਦੇਸੀਆਂ ਤੇ ਪਿੰਨੇ ਵੀ ਦੇਸੀਆਂ, ਬੰਦੇ ਵੀ ਦੇਸੀਆਂ ਔਰ ਪਿੰਨੇ ਵੀ ਦੇਸੀਆਂ, ਬੰਦੇ ਵੀ ਦੇਸੀਆਂ ਤੇ ਪਿੰਨੇ ਵੀ ਦੇਸੀਆਂ ਬਾਈ। ਪਿੰਡ ਚ ਰਹਿੰਦੇ ਓਏ ਪਾਉਂਦੇ ਹੁੰਦੇ ਸੀ ਨਾਲੇ ਵਾਲਾ ਪਜਾਮਾ, ਹੁਣ ਸੂਟ ਬੂਟ ਨਾਲ ਮੈਚਿੰਗ ਟਾਈ ਗਮਾ। ਰੂਹੇ ਮੇਰੀ ਅੱਜ ਵੀ ਉਹੀ, ਰੂਹੇ ਅੱਜ ਵੀ ਉਹੀ, ਚਾਹੇ ਲੱਖ ਪਰਦੇਸੀਆਂ, ਬੰਦੇ ਵੀ ਓਏ ਆਪਾਂ ਬੰਦੇ ਵੀ, ਬੰਦੇ ਵੀ ਦੇਸੀਆਂ ਦੇ ਪਿੰਨੇ ਵੀ ਦੇਸੀਆਂ, ਬੰਦੇ ਵੀ ਦੇਸੀਆਂ ਓਏ ਪਿੰਨੇ ਵੀ ਦੇਸੀਆਂ, ਬੰਦੇ ਵੀ ਦੇਸੀ ਵਾਲੇ ਪਿੰਨੇ ਵੀ ਦੇਸੀਆਂ। ਮੈਂ ਤੇਰਾ ਬਾਈ।